ਅੱਜ ਕੱਲ ਤਾਂ ਕਿਹਾ ਜਾਂਦਾ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਪਹਿਲਾਂ ਇਹ ਦਿਵਸ ਵਿਸਾਖੀ ਦੇ ਨਾਂ ਨਾਲ ਮਨਾਇਆ ਜਾਂਦਾ ਸੀ। ਜਿਹੜੀ ਭਾਸ਼ਾ ਹੈ ਨਾ ਫਿਰ ਉਹ ਇਹਨਾਂ ਨੂੰ ਐ ਲੱਗਦਾ ਬਈ ਕੁਛ ਜਾਣ ਜੀ ਪੈ ਗਈ ਲਫ਼ਜ਼ ਬਦਲਿਆ ਤੇ। ਅੱਛਾ ਜੀ, ਪਰ ਇਹ ਜਿਹੜੇ ਦੋਹੇ ਸ਼ਬਦ ਆਪਾਂ ਹੁਣ ਵਰਤੇ ਆ, ਖਾਲਸਾ ਸ਼ਬਦ ਵੀ ਪਹਿਲਾਂ ਆਦਿ ਗ੍ਰੰਥ ਚ ਵਰਤਿਆ ਹੈ ਜੀ, ਭਗਤ ਕਬੀਰ ਜੀ ਨੇ 655 ਨੰਬਰ ਪੰਨੇ ਤੇ ਵਰਤਿਆ ਜੀ ਸ਼ਬਦ। ਉਰਦੂ ਅਰਬੀ ਭਾਸ਼ਾ ਦੇ ਵਿਚ ਖਾਲਸਾ ਲਫ਼ਜ਼ ਹੈਗਾ, ਆਪਣੇ ਹਿੰਦੂ ਗ੍ਰੰਥਾਂ ਦੇ ਵਿਚਲੀ ਭਾਸ਼ਾ ਦਾ ਲਫ਼ਜ਼ ਨਹੀਂ। ਫਤਿਹ, ਖਾਲਸਾ ਇਹ ਜਿਹੜੇ ਲਫ਼ਜ਼ ਨੇ ਨਾ ਇਹ ਉਹਨਾਂ ਦੀ ਭਾਸ਼ਾ ਦੇ ਹੀ ਲਫ਼ਜ਼ ਨੇ, ਪਰ ਉਸ ਵੇਲੇ ਇੱਧਰ ਮੁਸਲਮਾਨ ਆ ਗਏ ਸੀਗੇ, ਇਸ ਕਰਕੇ ਭਾਸ਼ਾ ਜਿਹੜੀ ਮਿਕਸ ਅਪ ਹੋ ਜਾਂਦੀ ਹੈ। ਤਾਜ ਜਿਹੜਾ ਹੁੰਦਾ ਸੀ ਰਾਜ ਦਾ, ਤਾਜ ਦੇ ਨਾਲ ਜ਼ਮੀਨ ਜਿਹੜੀ ਹੁੰਦੀ ਸੀ ਨਾ ਅਰਾਜ਼ੀ ਖਾਲਸਾ ਕਹਿੰਦੇ ਸੀ, ਖਾਲਸਾ ਲੈਂਡ, ਉਹ ਖਾਲਸਾ ਯਾਨੀ ਰਾਜੇ ਨੂੰ ਕਹਿੰਦੇ ਨੇ। ਅਸੀਂ ਖਾਲਸਾ, ਰਾਜਾ ਜਿਹੜਾ ਪਰਮੇਸ਼ਰ ਉਹਨੂੰ ਕਹਿੰਦੇ, ਕੋਈ ਹਰ ਸਮਾਨ ਨਹੀਂ ਰਾਜਾ। ਇਸ ਕਰਕੇ ਖਾਲਸਾ ਨੌਂ ਤਾਂ ਨਿਰਾਕਾਰ ਦਾ ਹੀ ਹੈ, ਨਿਰੰਕਾਰ ਦਾ ਹੀ ਹੈ ਨਵਾਂ ਖਾਲਸਾ। ਹਾਂ, ਉਹ ਪਾਸ਼ਾ ਸੰਸਾਰੀ ਰਾਜਾ ਹੈ, ਸਾਡੇ ਨਿਰਾਕਾਰੀ ਰਾਜਾ। ਅੱਛਾ ਜੀ, ਭਗਤ ਕਬੀਰ ਜੀ ਨੇ ਸੋਰਠ ਰਾਗ ਵਿਚ ਵਰਤਿਆ ਜੀ, ਪਰੇ ਉਹ ਕਾਲ ਸਭੈ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤੀ ਜਿਹ ਜਾਨੀ। ਜਿਹੜਾ ਕਾਲ ਹੈ, ਹੁਕਮ ਹੈ, ਹੁਕਮ ਦਾ ਡੰਡਾ ਸਾਰੇ ਸੰਸਾਰ ਦੇ ਉਪਰ, ਇਹ ਸਾਰੇ ਸੰਸਾਰ ਦੇ ਉੱਤੇ ਵੱਜਦਾ ਹੁਕਮ ਦਾ ਡੰਡਾ। ਪਰੇ ਉਹ ਕਾਲ, ਕਾਲ ਦਾ ਮਤਲਬ ਹੁਕਮ, ਸਾਰੇ ਸੰਸਾਰ ਦੇ ਮਾਹੇ ਲਿਖੇ ਭਰਮ ਗਿਆਨੀ, ਜਿਹੜੇ ਭਰਮ ਗਿਆਨੀ ਨੇ, ਜਿਨ੍ਹਾਂ ਮਨਮਤਾਂ ਬਣਾਈਆਂ ਨੇ, ਜਿਨ੍ਹਾਂ ਨੇ ਭਰਮ ਗਿਆਨ ਦੀ ਜਗ੍ਹਾ ਮਨਮਤਾਂ ਚ ਭਰਮ ਗਿਆਨ, ਭਰਮ ਗਿਆਨ ਹੁੰਦਾ ਮੁੜ ਕੇ ਫਿਰ ਮਾਇਆ ਨਾਲੇ ਜੋੜ ਦੇਣਾ, ਮਾਇਆ ਤਾਂ ਤੋੜਨ ਲੱਗੇ ਸੀ, ਮਾਇਆ ਨਾਲੇ ਜੋੜ ਕੇ ਐਂਡ ਕਰਤਾ, ਉਹ ਭਰਮ ਗਿਆਨੀ ਨੇ। ਅੱਖਾਂ ਨਾਲ ਕਹਿੰਦੇ ਦਰਸ਼ਨ ਹੋਣਾ ਨੀ, ਕਰਾਇਆ ਅੱਖਾਂ ਨਾਲੇ, ਫਿਰ ਕਹਿਤਾ ਮੂਰਤੀ ਚ ਹੋਜੂਗਾ, ਇਹ ਭਰਮ ਗਿਆਨੀ ਨੇ। ਮਾਏ ਲਿਖੇ ਭਰਮ ਗਿਆਨੀ, ਭਰਮ ਗਿਆਨੀ ਵੀ ਕਾਲ ਵਸ ਨੇ, ਉਹਨਾਂ ਦੇ ਸਿਰ ਤੇ ਵੀ ਕਾਲ ਦਾ ਡੰਡਾ ਹੈ, ਪਰ ਖਾਲਸੇ ਦੇ ਉੱਤੇ ਨਹੀਂ ਹੈ। ਕਹੇ ਕਬੀਰ ਚੰਨ ਭਏ ਖਾਲਸੇ, ਡੰਡੇ ਦੇ ਉੱਪਰ ਕੌਣ ਚਲਾ ਗਿਆ? ਚਲਾ ਗਿਆ ਰਾਜਾ, ਹੁਕਮ ਹਾਕਮ ਹੈ, ਰਾਜਾ ਹਾਕਮ ਉੱਪਰ ਹੈ ਹੁਕਮ ਤੇ। ਚੰਨ ਭਏ ਖਾਲਸੇ, ਪ੍ਰੇਮ ਭਗਤ ਜੀ ਨੂੰ ਜਾਣੀ, ਜਿਹਨਾਂ ਨੇ ਪ੍ਰੇਮਾ ਭਗਤੀ ਜਾਣ ਲਈ, ਜਿਹਨਾਂ ਨੇ ਗੁਰਮਤ ਨੂੰ ਬੁੱਝ ਲਿਆ, ਸਮਝ ਲਿਆ, ਉਹ ਖਾਲਸੇ ਨੇ, ਉਹ ਹੁਕਮ ਤੋਂ ਉੱਪਰ ਹੋ ਗਏ। ਜਿਹੜਾ ਪਰਮਾਤਮ ਹੈ ਨਾ ਲਫ਼ਜ਼, ਉਹੀ ਖਾਲਸਾ। ਉਹਨਾਂ ਨੇ ਕਾਲ ਪੁਰਖ ਕਾ ਮਰਦਾ ਮਾਨ, ਉਹ ਕਾਲ ਵਸ ਨਹੀਂ ਹੈ, ਕਾਲ ਤੋਂ ਉੱਪਰ ਚਲੇ ਗਏ, ਅਕਾਲ ਹੋ ਗਏ ਉਹ। ਠੀਕ ਹੈ ਜੀ, ਜਿਹੜਾ ਪ੍ਰੇਮ ਸ਼ਬਦ ਹੈ, ਕਿਆ ਇਹ ਸਵੈ ਭੰਗ ਸ਼ਬਦ ਦੇ ਵਿਪਰੀਤ ਹੈ ਜੀ? ਹਾਂ, ਪ੍ਰੇਮ ਜੋੜਦਾ ਹੈ, ਭੰਗ ਜਿਹੜਾ ਤੋੜਦਾ ਹੈ। ਤਾਂ ਹੀ ਪ੍ਰੇਮਾ ਭਗਤੀ ਦੀ ਜ਼ਿਆਦਾ ਮਹੱਤਤਾ ਹੈ, ਕਿਉਂਕਿ ਸਵੈ ਭੰਗ ਹੋਇਆ ਹੋਇਆ ਜਿਹੜਾ ਹੈ ਉਹ ਜੁੜ ਗਿਆ ਦੁਬਾਰਾ। ਹੈ ਜੀ, ਹਾਂ, ਜੁੜਨਾ ਦੋਵੇਂ ਜੁੜਨਾ ਹੀ ਹੈ, ਜੋਗ ਦਾ ਮਤਲਬ ਜੁੜਨਾ ਹੀ ਹੈ, ਸਵੈ ਤੋਂ ਇੱਕ ਰੂਪ ਹੋਣਾ, ਜੁੜਨਾ। ਠੀਕ ਹੈ, ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਆਦਿ ਗ੍ਰੰਥ ਚ ਜਿਨ੍ਹਾਂ ਦੇ ਵੀ ਬਾਣੀ ਉਹ ਸਭ ਖਾਲਸੇ ਸੀਗੇ, ਪ੍ਰੇਮ ਭਗਤ ਜਾਣੀ ਸਭ ਖਾਲਸੇ ਹੀ ਨੇ ਉਹ। ਜਦੋਂ ਆਪਾਂ ਫਿਰ ਦਸਮ ਚੋਂ ਖਾਲਸਾ ਮਹਿਮਾ ਪੜ੍ਹਦੇ ਹਾਂ, ਜਾਂ ਜੋ ਕੌਤਕ ਦਸਮ ਪਾਤਸ਼ਾਹ ਨੇ ਉੱਥੇ ਵਰਤਾਇਆ ਸੀ, ਉਹ ਖਾਲਸੇ ਦਾ ਕੀ ਰੂਪ ਹੈ ਦਸਮ ਦੇ ਹਿਸਾਬ ਨਾਲ? ਜਿਨ੍ਹਾਂ ਨੇ ਮਰਨ ਕਬੂਲ ਲਿਆ ਸੀ ਉਹੀ ਉੱਠੇ ਸੀ ਪੰਜ, ਉਹ ਖਾਲਸੇ ਦਾ ਰੂਪ ਇਹ ਹੈ ਜਿਨ੍ਹਾਂ ਨੇ ਪ੍ਰੇਮ ਭਗਤ ਜਾਣ ਲਈ। ਅੱਛਾ, ਜਿਨ੍ਹਾਂ ਨੇ ਮਰਨ ਜੋ ਕਬੂਲ ਲਿਆ ਨੀ, ਉਹਨਾਂ ਨੇ ਪ੍ਰੇਮ ਭਗਤੀ ਜਾਣੀ ਨੀ। ਜਿਹੜੇ ਉੱਠੇ ਸੀ ਮਰਨ ਵਾਸਤੇ ਨੀ ਸੀ ਉੱਠੇ, ਮਰਨ ਵਾਸਤੇ ਤਾਂ ਉੱਠੇ ਸੀ, ਮਰਨ ਕਬੂਲਿਆ ਹੋਇਆ ਸੀ, ਮਾਰਿਆ ਕਿਸੇ ਨੂੰ ਨੀ ਹੈ, ਦੇਖਿਆ ਸੀ ਵੀ ਕਬੂਲਿਆ ਹੋਇਆ ਹੈ ਨਹੀਂ ਹੈ, ਤੰਬੂ ਲਾਇਆ ਸੀ, ਹਾਂ ਪਤਾ ਨੀ ਲੱਗਣ ਦਿੱਤਾ ਵੀ ਹਾਂ ਕੀ ਹੋਇਆ, ਪੜਦਾ ਰੱਖਿਆ ਸੀ, ਟੈਸਟ ਕੀਤਾ ਸੀ ਵੀ ਕਬੂਲਿਆ ਹੋਇਆ ਹੈ ਕਿ ਨਹੀਂ ਹੈ, ਇਹਨਾਂ ਨੇ ਕਬੂਲਿਆ ਸੀ ਮਰਨਾ, ਪ੍ਰੇਮ ਭਗਤੀ ਜਾਣ ਲਈ। ਠੀਕ ਹੈ ਜੀ, ਤੇ ਜਦੋਂ ਇਹ ਖੇਡ ਵਾਪਰੀ ਸੀ ਉਸੇ ਦਿਨ ਕਿਆ ਫਿਰ ਦਸਮ ਪਾਤਸ਼ਾਹ ਨੇ ਪੋਹਲ ਪੰਜਾਂ ਤੋਂ ਤਿਆਰ ਕਰਾ ਕੇ ਛਕੀ ਸੀ? ਨਹੀਂ, ਉਦਣ ਤਾਂ ਪੰਜਾਂ ਨੂੰ ਛਕਾਈ ਹੈ, ਪੰਜਾਂ ਦੇ ਬਾਣੇ ਬਦਲੇ ਨੇ, ਉਦਣ ਤਾਂ ਇਹੀ ਕੁਛ ਹੋਇਆ, ਉਦਣ ਪੋਹਲ ਉਹਨਾਂ ਦੇ ਕਿਵੇਂ ਤਿਆਰ ਕਰਾ ਲੈਂਦੇ, ਐਡੀ ਛੇਤੀ ਉਹਨਾਂ ਦੇ ਕਿਵੇਂ ਤਿਆਰ ਕਰਾ ਲੂ, ਸਾਰੀ ਗੱਲ ਸਮਝਾਈ ਹੋਊ, ਕਿਵੇਂ ਤਿਆਰ ਹੋਣ ਤੇ ਕਰਾਉਣੀ ਹੈ, ਕਿਹੜੇ ਨੇ ਕਿਹੜੀ ਬਾਣੀ ਪੜ੍ਹਨੀ ਹੈ, ਕਿਹੜੇ ਨੇ ਕਿਹੜੀ ਬਾਣੀ ਪੜ੍ਹਨੀ ਹੈ, ਪਲੈਨਿੰਗ ਦੇ ਬਿਨਾਂ ਕਿਵੇਂ ਇਕਦਮ ਹੋ ਜਾਂਦਾ, ਸਾਰਿਆਂ ਦੇ ਸਾਹਮਣੇ ਪਲੈਨਿੰਗ ਕਿਵੇਂ ਹੋ ਜਾਂਦੀ। ਠੀਕ ਹੈ ਜੀ, ਕਿਉਂਕਿ ਇਹ ਦੱਸਿਆ ਆਮ ਜਾਂਦਾ ਹੈ ਕਿ ਪਹਿਲਾਂ ਪੰਜ ਪਿਆਰੇ ਸਾਜੇ ਗਏ ਸੀ, ਉਹਨਾਂ ਦੇ ਫਿਰ ਲਿਬਾਸ ਬਦਲੇ ਗਏ ਸੀ ਤੇ ਉਹਨਾਂ ਨੂੰ ਕਕਾਰ ਬਖਸ਼ੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਦਸਮ ਪਾਤਸ਼ਾਹ ਨੇ ਆਪ ਉਹਨਾਂ ਤੋਂ ਪਹੁਲ ਲਈ ਸੀ। ਹਾਂ, ਬਾਅਦ ਦੇ ਵਿੱਚ ਲਈ ਹੈ, ਪਰ ਉਦੋਂ ਨੇ ਥੋੜੀ ਲੈ ਸਕਦੇ ਸੀਗੇ, ਉਹ ਇੱਕ ਦਿਨ ਚ ਤਾਂ ਟਾਈਮ ਲੱਗਣਾ ਹੀ ਸੀ ਉਹਨੂੰ। ਠੀਕ ਹੈ ਜੀ, ਕਕਾਰਾਂ ਦਾ ਕੀ ਮਹੱਤਵ ਹੈ ਜੀ ਖਾਲਸੇ ਵਾਸਤੇ? ਦਸਮ ਪਾਤਸ਼ਾਹ ਦੇ ਤਾਂ ਮੁਦਰਕਾ ਕਹਿੰਦੇ ਨੇ, ਕਕਾਰ ਤਾਂ ਅਸੀਂ ਕਹਿਣ ਲੱਗ ਗਏ ਹੁਣ। ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਨੇ, ਬਹੁਤ ਦੇਰ ਬਾਅਦ ਦੀਆਂ ਗੱਲਾਂ ਨੇ ਹੁਣ ਦੀਆਂ। ਉਹਨਾਂ ਨੇ ਮੁਦਰਕਾ ਤਿੰਨ ਦਿੱਤੀਆਂ ਨੇ, ਤਿੰਨ ਲਿਖੀਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਦੇ, ਤਿੰਨ ਮੁਦਰਕਾ ਨੇ, ਤਿੰਨ ਨਿਸ਼ਾਨੀਆਂ ਨੇ ਸਾਡੇ ਕੋਲ ਪੰਜਾਬ ਦੇ ਵਿੱਚ। ਉਹ ਕਿਰਪਾਨ ਪਹਿਲਾਂ ਤੇ ਚੱਲੀ ਆਉਂਦੀ ਹੈ ਛੇਵੇਂ ਪਾਤਸ਼ਾਹ ਵੇਲੇ ਤੇ, ਉਧਰ ਦਸਤਾਰ ਉਦੋਂ ਪਹਿਲਾਂ ਚੱਲੀ ਆਉਂਦੀ ਹੈ ਗੁਰੂ ਨਾਨਕ ਤੇ ਹੀ ਲੈ ਕੇ, ਤੇ ਦੋ ਤਾਂ ਆਲਰੇਡੀ ਹੈ ਉਹ ਪੰਜਾਬ ਦੇ ਵਿੱਚ, ਦੋ ਤਾਂ ਆਲਰੇਡੀ ਉਹਨੇ ਪਹਿਲਾਂ ਸੱਤਵੇਂ ਪਾਤਸ਼ਾਹ ਨੂੰ ਦੋ ਚੀਜ਼ਾਂ ਦਿੱਤੀਆਂ ਨੇ, ਦਸਤਾਰ ਵੀ ਦਿੱਤੀ ਹੈ ਤਲਵਾਰ ਵੀ ਦਿੱਤੀ ਹੈ ਛੇਵੇਂ ਪਾਤਸ਼ਾਹ ਨੇ। ਛੇਵੇਂ ਪਾਤਸ਼ਾਹ ਨੇ ਦਸਤਾਰ ਵੀ ਲਈ ਸੀ, ਤਲਵਾਰ ਵੀ ਪਾਈ ਸੀ, ਤੇ ਬਾਕੀ ਤਿੰਨੇ ਨੇ ਕੰਘਾ ਹਰ ਖੜਾ ਹਰ ਕਛਹਿਰਾ ਇਹੀ ਬਦਲੀਆਂ ਨੇ ਤਿੰਨ, ਪੰਜ ਹੋ ਗਈ ਐ ਸਮਝੋ। ਹੁਣ ਅਸੀਂ ਪੰਜੇ ਕਕਾਰ ਕਹੀ ਜਾਂਦੇ ਗੁਰੂ ਦਸਮ ਪਾਤਸ਼ਾਹ ਦੇ, ਇਹ ਵੀ ਅਗਿਆਨਤਾ ਸਾਡੀ, ਕਿਤੇ ਲਿਖਿਆ ਤਾਂ ਹੋਇਆ, ਲਿਖਿਆ ਤਾਂ ਤਿੰਨ ਹੈ ਪੁਰਾਣੇ ਗ੍ਰੰਥਾਂ ਚ ਤਿੰਨ ਮੁਦਰਕਾ, ਕਈਆਂ ਨੂੰ ਸ਼ੱਕ ਪੈਂਦੀ ਵੀ ਇਹ ਦੋ ਉਹ ਭਲੇ ਦੋ ਤਾਂ ਪਹਿਲਾਂ ਹੀ ਸੀਗੇ ਸਾਡੇ ਕੋਲ, ਸਾਡੇ ਕੋਲ ਵੀ ਸਵਾਲ ਉੱਠਦੇ ਰਹੇ ਨੇ 50 ਸਾਲ ਤੋਂ ਪਹਿਲਾਂ ਵੀ ਐ ਕਾਹਤੇ, ਮੈਂ ਵੀ ਦੋ ਤਾਂ ਪਹਿਲਾਂ ਹੀ ਸੀ। ਉਹ ਕਹਿੰਦੇ ਹਾਂ ਲੈ ਤਾਂ ਅਸੀਂ ਖਿਆਲ ਨਹੀਂ ਕੀਤਾ, ਦੋ ਤਾਂ ਆਲਰੇਡੀ ਚੱਲੀਆਂ ਹੀ ਆ ਰਹੀਆਂ ਨੇ, ਪਿੱਛੋਂ ਤਿੰਨ ਹੋਰ ਐਡ ਕੀਤੀਆਂ ਨੇ ਉਹਨਾਂ ਨੇ।